ਦਾ ਸਵਾਲ ਕੁੜੀ ਅੱਖਾਂ ਨਾਲ ਜਵਾਬ ਦਿੰਦੀ ਆ ਉਹ ਮੁੰਡਾ ਫਿਰਦਾ ਵੈਰ ਕਮਾਉਂਦਾ ਕੁੜੀ ਅੱਖਾਂ ਨਾਲ ਰਾਰ ਦਿੰਦੀ ਆ ਮੁੰਡਾ ਚਿਹਰਿਆਂ ਤੋਂ ਫੜਦਾ ਸਵਾਲ ਕੁੜੀ ਅੱਖਾਂ ਨਾਲ ਜਵਾਬ ਦਿੰਦੀ ਆ ਫਿਰਦਾ ਵੈਰ ਕਮਾਉਂਦਾ ਕੁੜੀ ਅੱਖਾਂ ਨਾਲ ਰਾਰ ਦਿੰਦੀ ਆ ਗੱਡੀ ਚੱਕ ਮੀਆਂ ਘਰੇ ਰੱਖਦਾ ਏ ਘੋੜੀਆਂ ਉਹ ਕੁੜੀ ਦੇ ਹੁਸਨ ਨੇ ਵੀ ਅੱਤ ਕਰਦੀ ਮੁੰਡਾ ਬੈਲ ਪੁਣੇ ਦੀਆਂ ਚੜੇ ਪੌੜੀਆਂ ਸਿਰ ਗੇਰੇ ਕਾਂਦੇ ਦਿਨ ਯਾਰ ਦੇ ਨੀ ਟੁੱਟੀ ਯਾਰੀ ਫੇਰ।